ਯਾਦਾਂ ਵਿਛੜੇ ਸਜਣ ਦੀਆਂ ਆਇਆਂ ਯਾਦਾਂ ਵਿਛੜੇ ਸਜਣ ਦੀਆਂ ਆਇਆਂ ਅੱਖੀਆਂ ਚਮੀ ਵਸਦਾ ਯਾਦਾਂ ਵਿਛੜੇ ਸਜਣ ਦੀਆਂ ਅੱਖੀਆਂ ਚੁਮੀ ਵਸਦਾ ਅੱਖੀਆਂ ਚੁਮੀ ਵਸਦਾ ਕਿਸੇ ਦਾ ਯਾਰ ਨਾ ਵਿਛੜੇ।